ਸਗਲ ਮਨੋਰਥ ਸਗਲ ਮਨੋਰਥ ਪੂਰਨ ਹੋਈ ਪੂਰਨ ਹੋਈ ਆਸ ਹਮਾਰੀ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਪੂਰਨ ਹੋਈ ਆਸ ਹਮਾਰੀ ਪੂਰਨ ਹੋਈ ਆਸ ਹਮਾਰੀ ਸਗਲ ਮਨੋਰਥ ਪੂਰਨ ਹੋਈ ਦੁਰਪਦ ਦੁੱਖ ਹਰ ਔਖ ਜਮੰਤ ਤਨ ਦੁਰਪਦ ਦੁੱਖ ਹਰ ਸਰਬ ਰੋਗ ਖੰਡਨ ਮੰਤ ਤਨ ਦੁਰਪਦ ਦੁੱਖ ਹਰ ਸਰਬ ਰੋਗ ਖੰਡਨ ਗੁਣਕਾਰੀ ਗੁਣ ਸਮੂਹ ਫਲ ਸਗਲ ਮਨੋਰਥ ਗੁਣ ਸਮੂਹ ਫਲ ਸਗਲ ਸਗਲ ਮਨੋਰਥ ਪੂਰਨ ਹੋਈ ਆਸ ਮਾਰੀ ਪੂਰਨ ਹੋਈ ਆਸ ਮਾਰੀ ਪੂਰਨ ਹੋਈ ਆਸ ਸਰ ਕ੍ਰਿਸ਼ਨ ਕਾਮ ਕ੍ਰੋਧ ਮਦ ਮਤ ਸਰ ਕ੍ਰਿਸ਼ਨ ਕਾਮ ਕ੍ਰੋਧ ਮਦ ਮਤ ਸਰ ਕ੍ਰਿਸ਼ਨ ਕਿਸ਼ਨਾਨ ਦਾਨ ਤਾਪਨ ਸੁਚ ਕੀਰਿਆ ਕਿਸ਼ਨਾਨ ਦਾਨ ਤਾਪਨ ਸੁਚ ਕੀਰਿਆ ਚਰਨ ਕਮਲ ਹਿਰਦੇ ਪ੍ਰਭ ਧਾ ਸਮੂਹ ਫਲ ਸਗਲ ਮਨੋਰਥ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਮਾਰੀ ਗੁਣ ਸਮੂਹ ਫਲ ਸਗਲ ਸਗਲ ਮਨੋਰਥ ਪੂਰਨ ਹੋਈ ਆਸ ਮਾਰੀ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ सुकुमारी साजन मीत सखा हर साजन मीत सखा हर बंद जी धान रब प्राण पधारी ओट गरी स्वामी समरथ है गई स्वामी समरथ है नानक दास सदा बलिहारी ओट गही ओट गई ओट गही स्वामी समरथ है ओट गई स्वामी समरथ है ओट गई स्वामी समरथ है नानक दास सदा बलिहारी गुण समूह फल सकल मनोरथ गुण समूह फल सकल मनोरथ सगल मनोरथ पूर्ण होई आस हमारी पूर्ण होई आस हमारी पूर्ण होई आस हमारी सगल मनोरथ पूर्ण होई आस हमारी गुण समूह फल सगल मनोरथ पूर्ण होई आस हमारी अनकाए रत जियाओ अनकाए अनकाए रात जियाओ अनकाए रात जियाओ वाट दुखे अनकाए रात जिया वाट दुखे अनकाए Thank you.

तरवर बचने नहीं पात जुड़ते जमाग गौन अकेली तरवर बचने नहीं पात जुड़ते तरवर बचने नहीं पात जुड़ते जमाग गौन अकेली बिन बंत नाक बिन नाम हलके बिन बंत नाक बिन नाम हलके सदा फिरत दूरे सदा फिर दुगे वाट को अनकाय राज वाट को अनकाय राज वाट को वाट को भिखमगार तो रे को भिखमगार तो ओ भिखमगार तो रे ओ भिखमगार तो रे आस प्यासी दो संत संग नाम रंग गुण गोविंद गाओ गुण गोविंद गाओ संत संग नाम रंग गुण गोविंद गाओ ਧਨ ਤੈਨੂੰ ਪ੍ਰਭ ਧਿਆਵੋ ਧਨ ਤੈਨੂੰ ਪ੍ਰਭ ਧਿਆਵੋ ਪਰਮ ਪ੍ਰੀਤ ਜਿਤ ਮਿਟਾਵੋ ਧਨ ਤੈਨੂੰ ਪ੍ਰਭ ਧਿਆਵੋ ਧਨ ਤੈਨੂੰ ਪ੍ਰਭ ਧਿਆਵੋ ਪਰਮ ਪ੍ਰੀਤ ਜਿਤ ਮਿਟਾਵੋ ਨਿਤ ਨਾਮ ਨਾਨਕ ਮੋਰੇ ਹੁਕਮ ਕਰ ਤੋਰੇ ਹੁਕਮ ਕਰ ਤੋਰੇ ਹੁਕਮ ਕਰ ਤੋਰੇ ਆਸ ਪਿਆਸ ਤੋ ਪਰਮ ਗੀਤ ਗੋਰੇ ਹੁਕਮ ਕਰ ਤੋਰੇ ਹੁਕਮ ਕਰ ਤੋਰੇ ਕੋ ਹੁਕਮ ਕਰ ਤੋ